ਕੁੜੀ ਫੋਲੀਏ ਚੜਾਈ ਤਾਈਓ ਛੜੇ ਜਨਤਾ ਜਿੱਥੇ ਕਾਰਨਾਮਾ ਕੋਈ ਹੋ ਜੇ ਗੱਲਾਂ ਸਾਡੀਆਂ ਹੀ ਕਰੇ ਜਨਤਾ ਨੀ ਤੂੰ ਫੁੱਲਾਂ ਤੋਂ ਵੀ ਸੋਲ ਮੁਟਿਆਰ ਨੀ ਦਿਲੋਂ ਨੇ ਬਣਾਣੀ ਤੇਰਾ ਮੇਰਾ ਪਿਆਰ ਨੀ ਤੂੰ ਕੰਡਿਆਂ ਦੇ ਕੋਲੋਂ ਫਿਰੇ ਬਚਦੀ ਮੈਂ ਕੋਲੇ ਪੈਰਾਂ ਥੱਲੇ ਨੱਪਦਾ ਮੋਟੇਰੇ ਦੇ ਉੱਤੇ ਦਾਰੂ ਜਾਰੀ ਜੱਟਾਂ ਦੀ ਤੇ ਤੂੰ ਆਖਣੇ ਨੂੰ ਪਾਪ।